ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਭਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲੱਥ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲੱਥ ਮੇਰੇ ਮਨ ਭਾਜ ਰਾਮ ਨਾਮ ਸਾਬੇ ਅਰਥ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵ ਜੀਵਨ ਬਿਰਥ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਸੱਥ ਤਿੰਨ ਸਾਧੂ ਚਰਨ ਨ ਸੇਵੇ ਕਬਹੂ ਤਿੰਨ ਸਭ ਜਨਮ ਅਕੱਥ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨੱਥ ਮੂਤੋ ਕੀਜਾ ਦਾਸ ਦਾਸ ਦਾਸਨ ਕੋ ਹਾਰੇ ਦਇਆ ਧਾਰੇ ਜਗਨਨਾਥ हमें अंधले ज्ञानहीन अज्ञानी क्यों चल है मार्ग पंथ हम अंधले कौ गुर अंचल दीजा जान नानक चल है निलंथ हम अंधले ज्ञानहीन अज्ञानी क्यों चल है मार्ग पंथ हम अंधले तो गुर अंचल दीजा जान नानक चल है मिलंथ वाहेगुरु जी का खालसा वाहेगुरु जी की फतेह जात सरी महला चौथा घर पहला चौपदे एक ओंकार सत गुर प्रसाद मेरा हियरा रतन नाम हारे बसिया गोर हाथ धरियो मेरा माथा जन्म जन्म के किल दिख दुखी उतरे गोर नाम दियो ऋण लथा